ਕੋਈ ਪੰਗਾ ਤਾਂ ਹੀ ਸੀ ਕਿ ਘਬਰਾਈ ਵੇ ਯਾਰ ਲੈ ਕੇ ਆਈ ਵੇ ਸੀਗੀ ਘਬਰਾਈ ਵੇ ਜਿੰਦ ਮੇਰੀ ਤੇਰੀ ਹੀ ਤੇ ਮਾਹੀ ਆਵੇ ਸਾਰਾ ਸਮਾਂ ਤੇਰੇ ਲਈ ਬਟੋਰਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੇ ਤੇ ਮਰੋੜਿਆ ਰੁੱਠੜਾ ਜਾਂਦਾ ਮਾਈਆ ਰੁੱਠੜਾ ਜਾਂਦਾ ਮਾਈਆ ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਯਾਰ ਬੇਲੀ ਨਾਲ ਸੀ ਬਥੇਰੇ ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤੇਰੀ ਗਲੀ ਆਇਆ ਵੇ ਦੇਖਣ ਦਾ ਚਾਹ ਸੀਗਾ ਤੋੜਿਆ ਵੇ ਗਲੀ ਵਿੱਚੋਂ ਮੋੜ ਮੈਨੂੰ ਬੜਾ ਤੜਪ ਆਇਆ ਵੇ ਤੇਰੀ ਗਲੀ ਆਇਆ ਵੇ ਬੜਾ ਤੜਪ ਆਇਆ ਵੇ ਉਹ ਇਸ਼ਕੇ ਦੀ ਪੀੜ ਬੜੀ ਲੱਗੀ ਕਾਤੋਂ ਸੋਹਣੀ ਏ ਜੇ ਮੁੱਖ ਸਾਤੋਂ ਮੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੇ ਤੇ ਮਰੋੜਿਆ ਰੁੱਠੜਾ ਜਾਂਦਾ ਮਾਈਆ ਰੁੱਠੜਾ ਜਾਂਦਾ like this video. If you like it, then please give it a thumbs up and don't forget to subscribe to my channel. I post new videos every Friday. Also follow me on my Instagram and Snapchat at ashofficial22 and other social media is in the description box below. You can check that out. Thank you so much. Bye bye.